ਜਾਨ ਮਿਲਿਆ ਹਰ ਪਾਸੀ ਜਨ ਨਾਨਕ ਤਿਸ ਪਗ ਲਾਵਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਘਰ ਤੇਰਵਾਂ ਬੋਲੋ ਭਈਆ ਰਾਮ ਨਾਮ ਪਤਿਤ ਪਾਵਨੋ ਹਰ ਸੰਤ ਭਗਤ